ਲਗੀ ਤਰ ਦੇ ਵੀਰ ਦੁਲਾਰੇ ਜਿਨ੍ਹਾਂ ਦੀ ਸਤਗੁਰ ਪੈਜ ਸਵਾਰੇ ਕਲਗੀ ਤਰ ਦੇ ਵੀਰ ਦੁਲਾਰੇ ਜਿਨ੍ਹਾਂ ਦੀ ਸਤਗੁਰ ਪੈਜ ਸਵਾਰੇ ਤੁਰ ਪੇ ਕਰਕੇ